ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ ਤੀਜਾ ਜਨਮ ਜਨਮ ਕੀ ਇਸ ਮਨ ਕਉ ਮਲ ਲਾਗੀ ਕਾਲਾ ਹੁਆ ਸਿਆਹੁ ਖਨਲੀ ਧੋਤੀ ਉਜਲੀ ਨਾ ਹੋਵਈ ਜੇ ਸਉ ਧੋਵਣ ਪਾਹੁ ਜਨਮ ਜਨਮ ਕੀ ਇਸ ਮਨ ਕਉ ਮਲ ਲਾਗੀ ਕਾਲਾ ਹੁਆ ਸਿਆਹੁ ਖਨਲੀ ਧੋਤੀ ਉਜਲੀ ਨਾ ਹੋਵਈ ਜੇ ਸਉ ਧੋਵਣ ਪਾਹੁ ਗੁਰ ਪ੍ਰਸਾਦੀ ਜੀਵਤ ਮਰੈ ਉਲਟੀ ਹੋਵੈ ਮਤ ਬਦਲਾਹੁ ਨਾਨਕ ਮੈਲ ਨਾ ਲਗਾਈ ਨਾ ਫੇਰ ਜੋਨੀ ਪਾਹੁ ਮਹੱਲਾ ਤੀਜਾ ਚਹੁ ਜੁਗੀ ਕਾਲ ਕਾਲੀ ਕਾਂਢੀ ਇੱਕ ਉੱਤਮ ਪਦਵੀ ਇਸ ਯੁਗ ਮਾਹੀ ਗੁਰਮੁਖ ਹਰ ਕੀਰਤ ਫਲ ਪਾਈਐ ਜਿਨ ਕਉ ਹਰ ਲਿਖ ਪਾਹੀ ਨਾਨਕ ਗੁਰ ਪ੍ਰਸਾਦੀ ਆਨ ਦਿਨ ਭਗਤ ਹਰ ਉੱਚ ਰਹੈ ਹਰ ਭਗਤੀ ਮਾਹਿ ਸਮਾਹਿ ਪੌੜੀ ਹਰ ਹਰ ਮੇਲ ਸਾਧ ਜਨ ਸੰਗਤ ਮੁਖ ਬੋਲੀ ਹਰ ਹਰ ਭਲੀ ਬਾਣ ਹਰ ਗੁਣ ਗਾਵਹਿ ਹਰ ਗੁਣ ਗਾਵਾ ਹਰ ਨਿਤ ਚਵਾ ਗੁਰਮਤੀ ਹਰ ਰੰਗ ਸਦਾ ਮਾਨ ਹਰ ਜਪ ਜਪ ਔਖਦ ਖਾਦਿਆ ਸਭ ਰੋਗ ਗਵਾਤੇ ਦੁੱਖਾ ਕਾਣ ਜਿਨਾ ਸਾਸ ਗਿਰਾਸ ਨਾ ਵਿਸਰੈ ਸੇ ਹਰ ਜਨ ਪੂਰੇ ਸਹੀ ਜਾਣ ਜੋ ਗੁਰਮੁਖ ਹਰ ਆਰਾਧ ਦੇ तिन चूके जम के जगत कान जिना सास गिरास ना विसरा से हर जन पूरे सही जान जो गुरमुख हर आराध दे तिन चूके जम के जगत कान वाहे गुरु जी का खालसा वाहे गुरु जी की फतेह। श्लोक महला तीजा जन्म जन्म की इस मन कौ माल लागी काला हुआ स्याह खनली धोती उजली ना होवई जे सौ धोवण पाहो राग सोरठ दी वार दी पौड़ी बाईवी श्लोका नाल।